ਵੱਖਰੀ ਸ਼ਾਨ ਸਰਦਾਰਾਂ ਦੀ ਵੱਖਰੀ ਹੈ ਸ਼ਾਨ ਸਿੰਘ ਸਭ ਦੇ ਅਣਖ ਗੁਮਾਨ ਸਿੰਘ ਸਭ ਦੇ ਅਣਖ ਗੁਮਾਨ ਹੈ ਦੀ ਦੁਨੀਆ ਸਾਰੇ ਸਿੰਘ ਕਲਾ ਹੀ ਸਭ ਤੇ ਪਾਰੇ ਹੋਏ ਗੱਲ ਮੰਦੀ ਦੁਨੀਆ ਸਾਰੇ ਸਿੰਘ ਕਲਾ ਹੀ ਸਭ ਤੇ ਪਾਰੇ ਸਾਡੀ ਵੱਖਰੀ ਟੋਰ ਨਿਆਰੇ ਸਾਡੀ ਹਰ ਥਾਂ ਹੈ ਸਰਦਾਰੇ ਹੋਏ ਗੱਲ ਮੰਦੀ ਦੁਨੀਆ ਸਾਰੇ ਸਿੰਘ ਕਲਾ ਹੀ ਸਭ ਤੇ ਪਾਰੇ ਸਾਡੀ ਅਸੀਂ ਹੀ ਗੱਲੇ ਜਗ ਤੇ ਜੋ ਅਸੀਂ ਹੀ ਗੱਲੇ ਜਗ ਤੇ ਜੋ ਹੋ ਕਰ ਸਕਦੇ ਐਵਰੀਥਿੰਗ ਬ੍ਰਿੰਗ ਇਟ ਔਨ ਲੈਟਸ ਗੋ ਓ ਸ਼ੇਰ ਜੇ ਦਿਲ ਛੱਡ ਆਈ ਐਮ ਸਿੰਗ ਸਾਡੇ ਦਿਲ ਕੋਈ ਨਹੀਂ ਆਈ ਐਮ ਸਿੰਗ ਅੰਬਰਾਂ ਨੂੰ ਚੁੰਮਦੇ ਹਾਂ ਆਈ ਐਮ ਸਿੰਗ ਦਿਲ ਵਿੱਚ ਵਸਦੇ ਹਾਂ ਆਈ ਐਮ ਸਿੰਗ ਸ਼ੇਰ ਜੇ ਦਿਲ ਛੱਡ ਛੱਡ ਜੇ ਕੋਈ ਨਹੀਂ ਚੁੰਮਦੇ ਹਾਂ ਆਈ ਐਮ ਸਿੰਘ ਦਿਲਾਂ ਵਿੱਚ ਵਸਦੇ ਹਾਂ ਆਈ ਐਮ ਸਿੰਘ ਮਨ ਦੀ ਦੁਨੀਆ ਸਾਰੀ ਸਿੰਘ ਕਲਾ ਗਈ ਸਭ ਤੇ ਭਾਰੀ ਹਿਲਦੇ नजरों से चीर हम पा।